ਜੰਮਿਆ ਸੀ ਜਦੋਂ ਮੈਂ ਪੰਘੂੜੇ ਵਿੱਚ ਪਿਆ ਸੀ ਰੋਂਦਾ ਵੇਖ ਬਾਪੂ ਜੀ ਨੇ ਹੱਥਾਂ ਵਿੱਚ ਚੱਕ ਲਿਆ ਸੀ ਓਏ ਜੰਮਿਆ ਜੀ ਦਿਨਾਂ ਤੋਂ ਮਹੀਨੇ ਹੁੰਦੇ ਗਏ ਯਾਰ ਹੋਣੀ ਥੋੜੇ ਜੇ ਇੱਕ ਮਹੀਨੇ ਹੁੰਦੇ ਗਏ ਪਹਿਲੀ ਗੱਲ ਚਾਚਾ ਜੀ ਨੇ ਕੱਢਣੀ ਸਿਖਾਈ ਪਹਿਲੀ ਗੱਲ ਚਾਚਾ ਜੀ ਨੇ ਕੱਢਣੀ ਸਿਖਾਈ ਗਾਲਾਂ ਕੱਢਦਾ ਸੀ ਬਿੱਲਾ ਫਿਰ ਆਮ ਹੋ ਗਿਆ ਸੋਲ ਮਾਰ ਟੱਪਿਆ ਸਤਾਰ ਮਾਰ ਟੱਪਿਆ ਅਠਾਰਵੇਂ ਚ ਮੁੰਡਾ ਬਦਨਾਮ ਹੋ ਗਿਆ ਅਠਾਰਵੇਂ ਚ ਮੁੰਡਾ ਬਦਨਾਮ ਹੋ ਗਿਆ ਅਠਾਰਵੇਂ ਚ ਮੁੰਡਾ ਬਦਨਾਮ ਹੋ ਗਿਆ ਡੀਜੇ ਫਲੋ ਇੱਕ ਹਾਣ ਦੀ ਕੁੜੀ ਦੇ ਨਾਲ ਯਾਰੀ ਪੈ ਗਈ ਕਹਾਣ ਦੀ ਕੁੜੀ ਦੇ ਨਾਲ ਯਾਰੀ ਪੈ ਗਈ ਦੂਜੀ ਚੋਰੀ ਦੀ ਬੰਦੂਕ ਉਹਨੇ ਮੁੱਲ ਲੈ ਲਈ ਦੂਜੀ ਚੋਰੀ ਦੀ ਬੰਦੂਕ ਉਹਨੇ ਇੱਕ ਹਾਣ ਦੀ ਕੁੜੀ ਦੇ ਨਾਲ ਯਾਰੀ ਪੈ ਗਈ ਦੂਜੀ ਚੋਰੀ ਦੀ ਬੰਦੂਕ ਉਹਨੇ ਮੁੱਲ ਲੈ ਲਈ ਤੀਜਾ ਦਾਦੇ ਵਾਲਾ ਅਸਲ ਲਾਲ ਕਹੋ ਕੇ ਪਾਲਿਆ ਚੌਥਾ ਯਾਰ ਦੇ ਵਿਆਹ ਚ ਰਾਤੀ ਨੀਂਦ ਲਾ ਗਿਆ ਯਾਰ ਦੇ ਵਿਆਹ ਚ ਰਾਤੀ ਹੋਏ ਹੋਏ ਹੋਏ ਖੂਨ ਡੀਜੇ ਦੇ ਪਲੋਰੀ ਉੱਤੇ ਖਿਲਰੇ ਮੂਵੀ ਬਣਦੀ ਸੀ ਖੜਾ ਯਰੇਆਮ ਹੋ ਗਿਆ ਸੋਲ ਮਾਰ ਵੀ ਟੱਪਿਆ ਸਤਾਰ ਮਾਰ ਵੀ ਟੱਪਿਆ ਅਠਾਰਵੇਂ ਚ ਮੁੰਡਾ ਬਦਨਾਮ ਹੋ ਗਿਆ ਅਠਾਰਵੇਂ ਚ ਮੁੰਡਾ ਬਦਨਾਮ ਹੋ ਗਿਆ ਅਠਾਰਵੇਂ ਚ ਮੁੰਡਾ ਬਦਨਾਮ ਹੋ ਗਿਆ ਅੱਜ ਕੱਲ ਦੇ ਜਵਾਕਾਂ ਵਿੱਚ ਉਹ ਗੱਲ ਕਿੱਥੇ ਤਾਂ ਕੋਕ ਦੀਆਂ ਬੋਤਲਾਂ ਦੇ ਫੈਨ ਡੀਜੇ ਫਲੋ ਦੀ ਬੀਟ ਵੱਜਦੀ ਰਿਪੀਟ ਚੰਡੀਗੜ੍ਹ ਦੀਆਂ ਗੱਡੀਆਂ ਚ ਵੈਨ ਚੰਡੀਗੜ੍ਹ ਦੀਆਂ ਗੱਡੀਆਂ ਚ ਹਾਂ ਕੋਕਲਾ ਚ ਬਾਕੀ ਵਾਲੇ ਯਾਰ ਨੀ ਬਣਾਏ ਕਦੇ ਰੁੱਸ ਗਏ ਤੇ ਯਾਰੋ ਕਦੇ ਮੰਨ ਗਏ ਥਾਣੇ ਵਿੱਚ ਜਾ ਕੇ ਭਾਵੇਂ ਰੱਬ ਢਿੱਲ ਖਾ ਦੀ ਨਾਲੇ ਕੁੱਟ ਗਏ ਤੇ ਨਾਲੇ ਸ਼ੀਸ਼ਾ ਭੰਨ ਗਏ ਹੁਣ ਥਾਣੇ ਵਿੱਚ ਜਾ ਕੇ ਭਾਵੇਂ ਰੱਬ ਢਿੱਲ ਖਾ ਦੀ ਨਾਲੇ ਕੁੱਟ ਗਏ ਤੇ ਨਾਲੇ ਸ਼ੀਸ਼ਾ ਭੰਨ ਗਏ ਪਿੰਡੋਂ ਸਰਪੰਚ ਵੀ ਮੱਥਾ ਉਹਨੂੰ ਟੇਕੇ ਨੀ ਠੋਕਣ ਲਗਾਣਾ ਜ਼ਿੰਗਾ ਅੱਗਾ ਪਿੱਛਾ ਵੇਖੇ ਨੀ ਪਿੰਡੋਂ ਸਰਪੰਚ ਵੀ ਮੱਥਾ ਉਹਨੂੰ ਟੇਕੇ ਨੀ ਠੋਕਣ ਲਗਾਣਾ ਜ਼ਿੰਗਾ ਅੱਗਾ ਪਿੱਛਾ ਵੇਖੇ ਨੀ ਕੋਰਟ ਤੇ ਕਚਹਿਰੀ ਕੇਸ ਪੈਣ ਲੱਗਿਆ ਮੁੰਡਾ ਸੌ ਸੌ ਦਿਨ ਘਰੋਂ ਬਾਹਰ ਰਹਿਣ ਲੱਗਿਆ ਬਿੱਲੇ ਦੀ ਦਲੇਰੀ ਮਾਲਪੁਰ ਵਿੱਚ ਗੇੜੀ ਉਹਦਾ ਬੁਲਟ ਸਵਾਰੀ ਵੀ ਨਿਲਾਮ ਹੋ ਗਿਆ ਸੁਪਨੇ ਵੇਖੀ ਜਾਂਦਾ ਆ ਪੜ੍ਹਨਾ ਤੇਰੇ ਪਿਓ ਨੇ ਆ ਪੜ੍ਹ ਲੈ ਆਪਣੀ ਮਾਂ ਨੂੰ ਵੱਡਾ ਸਕਾਰਫੇਸ ਸੋਲ ਮਾਰ ਵੀ ਟੱਪਿਆ ਸਤਾਰ ਮਾਰ ਵੀ ਟੱਪਿਆ ਅਠਾਰਵੇਂ ਚ ਮੁੰਡਾ ਬਦਨਾਮ ਹੋ ਗਿਆ ਅਠਾਰਵੇਂ ਚ ਮੁੰਡਾ ਬਦਨਾਮ ਹੋ ਗਿਆ ਅਠਾਰਵੇਂ ਚ ਮੁੰਡਾ ਬਦਨਾਮ ਹੋ ਗਿਆ।